ਜਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਹਾਏ ਬੀਤੀ ਵੀ ਨਹੀਂ ਫਿਰ ਵੀ ਇੱਕ ਜ਼ਰੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਬੀਤੀ ਵੀ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ ਤੇਰਿਆਂ ਖਿਆਲਾਂ ਨੂੰ ਸਜਾ ਕੇ ਬੈਠੀਆਂ ਦੁਨੀਆਂ ਦੇ ਦੁੱਖਾਂ ਨੂੰ ਭੁਲਾ ਕੇ ਬੈਠੀਆਂ ਤੇਰਿਆਂ ਖਿਆਲਾਂ ਨੂੰ ਸਜਾ ਕੇ ਬੈਠੀਆਂ ਅੱਖਾਂ ਵਿੱਚ ਲੈ ਕੇ ਪਿਆਰ ਕਰਾਂ ਤੇਰਾ ਇੰਤਜ਼ਾਰ ਨੀ ਤੂੰ ਛੇਤੀ ਛੇਤੀ ਆ ਸੋਹਣੀਏ ਮੇਰੇ ਦਿਲ ਉੱਤੇ ਵਾਰ ਕਰੇ ਤੇਰੇ ਇੰਤਜ਼ਾਰ ਵਾਲਾ ਇੱਕ ਇੱਕ ਸਾਹ ਸੋਹਣੀਏ ਕਿ ਤੈਨੂੰ ਪਿਆਰ ਕਰਨ ਨੂੰ ਦਿਲ ਮਜਬੂਰ ਜਿਹਾ ਏ ਕਿ ਤੈਨੂੰ ਪਿਆਰ ਕਰਨ ਨੂੰ ਦਿਲ ਮਜਬੂਰ ਜਿਹਾ ਏ ਬੀਤੀ ਵੀ ਨਹੀਂ ਸੁਰੂਰ ਜਿਹਾ ਏ ਅੱਖੀਆਂ ਉਦਾਸ ਇੰਜ ਦੀਦ ਵਾਸਤੇ ਲੱਭੇ ਕੋਈ ਚੰਨ ਜੀਵੇ ਈਦ ਵਾਸਤੇ ਚੰਨ ਜਿਵੇਂ ਈਦ ਵਾਸਤੇ ਵੇ ਤੂੰ ਸਮਝੇ ਇਸ਼ਾਰਾ ਨਹੀਂ ਉਹ ਮੇਰਾ ਵੀ ਗੁਜ਼ਾਰਾ ਮੇਰਾ ਰੱਬ ਏ ਗਵਾ ਸੁਣਿਆ ਕਰ ਮੇਰਾ ਐਤਬਾਰ ਥੋੜਾ ਕਰ ਇੰਤਜ਼ਾਰ ਵੇ ਮੈਂ ਖੜੀ ਵਿੱਚ ਜਾ ਹੱਸੁਣਿਆ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਕਿ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਪੀਤੀ ਵੀ ਨਹੀਂ ਸ਼ਮ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇ ਸੀ ਮਰਦੇ।